क्राउन ऑटोमोटिव रिपेयर को ही जाना। ओ क्यों? क्योंकि ये मैकेनिकल रिपेयर इलेक्ट्रिकल रिपेयर बहुत बढ़िया तरीके नाल करदे ने। तू पावे गड्डी दे टायर नवे लै जा पुराने वाले अते पुरानिया गड्डिया खरीद दे ते वेच दे भी ने। इंजन सर्विस, ट्रांसमिशन, कैम बेल्ट, सीवी ज्वाइंट, क्लचेस, ब्रेक्स, बैटरीज, स्टीयरिंग, सस्पेंशन स्कैन अते सारा ही इलेक्ट्रिकल काम बहुत ही तसल्ली बख्श करदे ने। तू पहुंच फिर चैलेंज पंप दे ऑपोजिट ग्रे बिल्डिंग 54 क्लार्नी रोड फ्रेंटन हैमिल्टन। क्राउन ऑटोमोटिव रिपेयर्स लिमिटेड। ओपन मंडे टू फ्राइडे 8 AM टू 5 PM, सैटरडे 8 AM टू 1 PM। कॉल 07847-1378 या 02-5600-900 या विजिट www.crownautomotive.nz। पिछे बत्तियां जगा के नीली कार निकले। लौड़ियां पेंदियां, आए हाए लौड़ियां पेंदियां, लौड़ियां। ਬਾਕੀ ਸਾਰੇ ਮੁੰਡੇ ਜਾਰੀ ਕਾਲੀ ਡਿਨਾਲੀ ਵਿੱਚ ਫੇਰੇ ਰਾਜਾ ਰਾਤ ਸਾਰੀ ਦੇਸੀ ਹਿੱਪ ਹੌਪ ਨੱਚਿਆ ਹੁਣ ਸਾਰਿਆਂ ਨੂੰ ਪਰ ਜਦੋਂ ਰਾਜਾ ਘਰੇ ਰਹਿ ਗਿਆ ਖਾਲੀ ਸਮਝਾਉਂਦਾ ਸੀ ਤੂੰ ਹੀ ਕਰਦੀ ਹੁੰਦੀ ਸੀ ਸ਼ੇਮ ਸ਼ੇਮ ਹੈਗੀ think too much. I feel it fade. When nobody watching. I feel it fade. I just fade away. I feel it. Fade. Dapper. Who this man? DJ Dapper. ਕਰਦਾ ਤੈਨੂੰ ਸੁਣ ਸੁਣ ਕਰਦਾ ਉਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖਰੀ ਤੈਨੂੰ ਸੁਣ ਸੁਣ ਕਰਦਾ ਉਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖਰੀ ਤੈਨੂੰ ਸੁਣ ਸੁਣ ਕਰਦਾ ਉਹ ਤੈਨੂੰ ਸੁਣ ਸੁਣ ਕਰਦਾ ਸ਼ੋਰ ਨੇ ਤਬਾਈ ਜਿਹੀ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਝਾਂਜਰਾਂ ਦੇ ਸ਼ੋਰ ਨੇ ਤਬਾਈ ਜਿਹੀ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਬੱਚਾ ਬੱਚਾ ਫਿਰੇ ਹਾਈ ਬੱਚਾ ਬੱਚਾ ਫਿਰੇ ਫਿਰੇ ਬੱਚਾ ਬੱਚਾ ਤੇਰੇ ਉੱਤੇ ਮਰਦਾ ਤੈਨੂੰ ਸੂਟ ਸੂਟ ਕਰਦਾ याद तेरी हर वेले पौंदी काल तेनू खिच मेरा रहिंदा है ध्यान सदा सैल फोन विच तो अज तेरी गल मुख हो जे मेरा लाल अज तेरी गल मुख हो जे मेरा लाल झट चुक के मोबाइल कोठे चढ़ दी तकड़े नू तेनू हानी आन तवाण के दरां दे विच खड़ दी तकड़े नू तेनू हानी आन तवाण के दरां दे विच खड़ दी तकड़े नू तेनू हानी आन तवाण के दरां दे विच खड़ दी तकड़े नू तेनू हानी आन तवाण के दरां दे विच खड़ दी दवाई हुंदी आ बिल्लो रखा मैं सजा के तुम पित्तले दी पाई हुंदी आ मन मानी ਪੁਰਾਣੇ ਨਹੀਂ ਹੋ ਯਾਰ ਬਦਲੇ ਸਿੰਪਲ ਤੇ ਯੂਰੀ ਯਾਰੀ ਬਾਰੇ ਜ਼ਰੂਰੀ ਦੱਸ ਕਿਵੇਂ ਜੱਟ ਦੀ ਹੈ